पिंजरे में आकर शेर भी कुत्ता बन जाता है कातिया। तू चाहता है कि मैं तेरे यहाँ कुत्ता बनकर रहूं? ਜਿੰਨੀਆਂ ਵੀ ਫਿਲਮਾਂ ਨੇ ਮੈਂ ਸਾਰੀਆਂ ਬਹੁਤ ਦੇਖ ਚੁੱਕਿਆ ਤੇ ਭਾਜੀ ਮੇਰੀ ਜਿਹੜੀ ਫੇਵਰਿਟ ਫਿਲਮ ਹੈ ਉਹ ਹੈ ਦਮਨੀ ਇਸ ਤੋਂ ਪਹਿਲਾਂ ਕਿ ਆਪਾਂ ਗੱਲ ਕਰਦੇ ਹਾਂ ਜਦ ਯਾਰ ਰੋਟੀ ਉਹਨੂੰ ਉਹਨਾਂ ਦਰਸ਼ਕਾਂ ਨੂੰ ਆਪਾਂ ਦਮਨੀ ਨੂੰ ਦੇਖ ਲਿਖਾ ਦਈਏ ਚੱਡਾ ਸਮਝਾਓ ਇਸੇ ਸਮਝਾਓ ਐਸੇ ਖਿਲੌਣੇ ਬਾਜ਼ਾਰ ਮੇਂ ਬਹੁਤ ਵਿਕਤੇ ਹੈ ਮਗਰ ਇਸੇ ਖੇਲਨੇ ਕੇ ਲਿਏ ਜੋ ਜਿਗਰ ਚਾਹੀਏ ਨਾ ਉਸੇ ਲੈ ਕੇ ਪੈਦਾ ਹੁੰਦਾ ਹੈ ਤੇ ਭਾਜੀ ਤੁਹਾਡੀ ਫਿਲਮਾਂ ਦੇ ਨਾਲ ਮੇਰੀ ਬਹੁਤ ਅੱਛੀ ਤਰ੍ਹਾਂ ਪਰੇਡ ਹੋਈ ਆ ਭਾਅ ਜੀ ਜਿਵੇਂ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਤੁਸੀਂ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਰੋਲ ਮਾਡਲ ਹੋ ਭਾਅ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਚੱਪਲਾਂ ਵਾਲਾ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਗੁਸਤਾਖੀ ਕਰੂੰਗਾ ਹੱਥਾਂ 'ਚ ਕਿ ਪੈਰਾਂ 'ਚ ਤੁਹਾਡੀ ਆਵਾਜ਼ ਤੁਹਾਡਾ ਇੱਕ ਡਾਇਲੋਗ ਬੋਲ ਕੇ ਓਏ ਭੱਜਣਾ ਨਹੀਂ ਤੋਂ ਬੇ ਮੋਹ ਨਹੀਂ ਲੱਗੇ ਤੂੰ ਤਾਂ ਹੋਗਾ ਤਾਰਾ ਪਾਕਿਸਤਾਨ ਨਹੀਂ ਜਾਏਗਾ ਮਾਰਾ ਹਿੰਦੁਸਤਾਨ ਜ਼ਿੰਦਾਬਾਦ ਹਾਂ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ ਗੱਲ ਫਿਰ ਪੈਂਦੀ ਨਹੀਂ ਤੇਰੇ ਖਾਨੇ 'ਚ ऐसे हथियार बाजार में बहुत मिलते हैं चड्डा पर इन हथियारों को चलाने के लिए जो जिगरा चाहिए ना वो मर्द अपने साथ लेके पैदा होता ਕੈਰਮ ਬੋਰਡ ਖੇਡਦੇ ਅੰਕੇ ਕੈਰਮ ਬੋਰਡ ਖੇਡਦੇ ਅੰਕੇ ਮਰਦ ਖੇਡਦਾ ਖਤਰਿਆਂ ਨਾਲ ਕੈਰਮ ਬੋਰਡ ਖੇਡਦੇ ਅੰਕੇ ਮਰਦ ਖੇਡਦਾ ਖਤਰਿਆਂ ਨਾਲ ਜਿੱਤੇ ਦੀ ਜੱਟ ਨਾਲ ਖੜੀ ਐ ਜਿੱਤੇ ਦੀ ਜੱਟ ਨਾਲ ਖੜੀ ਐ ਖੇਪੜਦਾ ਚਤਰਿਆਂ ਨਾਲ ਕੈਰਮ ਬੋਰਡ ਖੇਡਦੇ ਅੰਕੇ ਮਰਦ ਖੇਡਦਾ ਖਤਰਿਆਂ ਨਾਲ ਕੈਰਮ ਬੋਰਡ ਖੇਡਦੇ ਅੰਕੇ ਮਰਦ ਖੇਡਦਾ ਖਤਰਿਆਂ ਨਾਲ ਕਿੱਥੇ ਪੀਜ਼ਾ ਕਿੱਥੇ ਸਾਗ ਸਾਗ ਦਾ ਰੰਗ ਛੇਤੀ ਲੈਂਦਾ ਨਹੀਂ ਹੁੰਦਾ ਜੀਭ ਤੋਂ ਉਹ ਹੁੰਦੀ ਹੈ ਮੁੜੀ ਤੇਜ਼ ਸੈਕਟਰ ਮੈਂ ਸਾਗ ਘਣਾ ਬੜੀਆ ਮਿਲਿਆ ਸੀ ਚੱਲ ਗਰਮ ਖੂਨ ਦਾ ਗੱਭਰੂ ਕਹਿੰਦੇ ਜੰਮਿਆ ਸੰਨ 84 ਦਾ ਗੱਲ ਗੱਲ ਤੇ ਲਫੜੇ ਕਰਦਾ ਮੁੰਡਾ ਉਹਦੀ ਮਾਸੀ ਦਾ ਇੱਕ ਦਿਨ ਤੋਂ ਹਾਂ 5-7 ਘੇਰੇ ਉਹ ਖਾਲੀ ਹੈ ਖਸਮਾਂ ਚਲਾਤੀਆਂ ਸੀ ਸਾਰੀਆਂ ਦੇ ਉਰੇ ਇੱਕ ਹੈਗੀ ਸੀ ਯਾਰ ਪੌਤਾ ਸੀ ਭੋਗ ਗਿੱਲ ਬਾਈ ਉਹ ਕਿਹੜੀ ਗੇਮ ਜੀ ਹੁੰਦੀ ਹੈ ਜਿਹੜੀ ਜਵਾਕ ਜੇ ਖੇਡਦੇ ਹੁੰਦੇ ਨੇ ਲੁੱਡੋ ਉਹ ਨਹੀਂ ਯਾਰ ਉਹ ਡੀ ਟੀ ਆਈ ਵਾਲੀ ਅੱਛਾ ਕੈਰਮ ਬੋਰਡ ਹਾਂ ਤੂੰ ਅੱਗੇ ਕੈਰਮ ਬੋਰਡ ਖੇਡ ਘਰੇ ਜਾ ਕੇ ਮੰਮੀ ਨਾਲ ਕੈਰਮ ਬੋਰਡ ਖੇਡਦੇ ਕੇ ਮਰਦ ਖੇਡਦਾ ਖਤਰਿਆਂ ਨਾਲ ਕੈਰਮ ਬੋਰਡ